ਨਾਮ ਦੇਵ ਦੇ ਸ਼ਿਵਰ ਲਗਾਉਂਦੀ ਫਿਰਦੀ ਏ ਸਾਡਾ ਟੈਕਸੀਆਂ ਵਿੱਚ ਯੋਗਾ ਏ ਮੁੰਡਿਆ ਪਿੰਡ ਲਿਆ ਟਰੈਕਟਰ ਕਿਸ਼ਤਾ ਸਾਥੋਂ ਮੁੜਦੀਆਂ ਨੇ ਪਿੰਡ ਲਿਆ ਟਰੈਕਟਰ ਕਿਸ਼ਤਾ ਸਾਥੋਂ ਮੁੜਦੀਆਂ ਨੇ ਤੂੰ ਸੁਣਿਆ ਬੀਮਰ ਕੈਸ਼ ਲੈ ਲਈ ਮੁੰਡਿਆ ਤੇਰੀ ਮਾਸੀ ਕਨੇਡਾ ਤੂੰ ਆਸਟ੍ਰੇਲੀਆ ਰਹਿੰਦੀ ਏ ਅਸੀਂ ਹੱਲੂਵਾਲ ਦੇ ਪੇਂਡੂ ਜੱਟ ਮੁੰਡਿਆ ਰੇ ਮੱਛੀਆਂ ਦਾ ਕੀ ਬਣਦਾ ਹੋਊਗਾ ਫਿਸ਼ ਟਿੱਕਾ ਬਣ ਕੇ ਬਾਹਰ ਨੂੰ ਆਉਂਦਾ ਤੂੰ ਬੋਤਲ ਵਾਲੇ ਪਾਣੀ ਦੇ ਨਾਲ ਨਹਾਉਂਦੀ ਏ ਸਾਡੀ ਮੋਟਰ ਉੱਤੇ ਗੰਗਾ ਏ ਮੁੰਡਿਆਰੇ ਮੇਕਅਪ ਕਰਕੇ ਆਪਣੀ ਉਮਰ ਛੁਪਾਉਣੀ ਹੈ ਮੇਰੀ ਨੈਚੁਰਲ ਬਿਊਟੀ ਦੂਰ ਅਵਿਸ਼ਕਾ ਮਾਰੇ ਤੇਰੇ ਸ਼ਹਿਰ ਮਨਾਉਂਦੀ ਖੁਸ਼ੀਆਂ ਅੰਦਰ ਵੜ ਵੜ ਕੇ ਸਾਡੇ ਵਿਆਹ ਦੀ ਜਾਗੋ ਧੁੱਪਦੀ ਏ ਪਿੰਡ ਸਾਰੇ ਤੇਰੇ ਪਾਪਾ ਦੋ ਪੈਗ ਲਾ ਕੇ ਅੰਦਰ ਸੌ ਜਾਂਦੇ ਨਾਲੇ ਚੁੜੀ ਚੱਕ ਕਰੀ ਲੈਂਦਾ ਹੁਣ ਤੇਰੇ ਪਾਪਾ ਦੋ ਪੈਗ ਲਾ ਕੇ ਅੰਦਰ ਸੌ ਜਾਂਦੇ ਕਹਿੰਦਾ ਪਾਪਾ ਥੋੜੀ ਪੀ ਕਿਤੇ ਡਿੱਗਣਾ ਪਈ ਸਾਨੂੰ ਫੋਨ ਕਰਦੇ ਉਹ ਕਹਿੰਦਾ ਕਿਹੜੀਆਂ ਗੱਲਾਂ ਕਰਦਾ ਆ ਨੇੜੇ ਹੀ ਤਾਂ ਜਾਣਾ ਜੇ ਮੈਂ ਡਿੱਗ ਵੀ ਪਿਆ ਤਾਂ ਘਰ ਵਾਲੇ ਨੂੰ ਉਤਰਾਈ ਆ ਇੰਨਾ ਕੁ ਤਾਂ ਮੈਂ ਰੁੜਦੇ ਰਿਹਾ ਜਾਣਾ ਤੇਰੇ ਪਾਪਾ ਦੋ ਪੈਗ ਲਾ ਕੇ ਅੰਦਰ ਸੌ ਜਾਂਦੇ ਸਾਡਾ ਪਾਪਾ ਕੋਠੇ ਚੜ ਮਾਰੇ ਗਲਕਾਰੇ